ਟੁੱਟਿਆ ਅੰਬਰ ਸਰ ਵਾਲਿਆ ਤੂੰ ਲੁੱਟ ਲਈ ਲਾਹੌਰ ਦੀ ਰਕਾਨ ਵੇ ਮੁੰਡਿਆ ਅੰਬਰ ਸਰ ਵਾਲਿਆ ਤੂੰ ਲੁੱਟ ਲਈ ਲਾਹੌਰ ਦੀ ਰਕਾਨ ਵੇ ਤੈਨੂੰ ਵੇਖਿਆ ਜਦੋਂ ਮੈਂ ਪੱਟ ਹੋਣਿਆ ਹੋਣਿਆ ਹੋਣਿਆ ਤੈਨੂੰ ਵੇਖਿਆ ਜਦੋਂ ਮੈਂ ਪੱਟ ਹੋਣਿਆ ਕੱਢ ਕੇ ਤੂੰ ਲੈ ਗਿਆ ਪ੍ਰਾਣ ਵੇ ਮੁੰਡਿਆ ਅੰਬਰ ਸਰ ਵਾਲਿਆ ਤੂੰ ਲੁੱਟ ਲਈ ਸਾਰਿਆਂ ਨੂੰ ਪਿਆਰ ਸਤਿਕਾਰ ਭਰੀ ਮੇਰੇ ਵੱਲੋਂ ਯਾਨੀ ਕਿ ਜੋਰਡਨ ਸੰਧੂ ਵੱਲੋਂ ਅਤੇ ਲੋਹੜੀ ਦੀਆਂ ਬਹੁਤ ਸਾਰੀਆਂ ਵਧਾਈਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਲੋਹੜੀ ਸਿਹਤ ਮਨਾਇਓ ਗੁੱਡੀਆਂ ਪਤੰਗਾਂ ਜ਼ਰੂਰ ਉਡਾਇਓ ਪਰ ਥੋੜ੍ਹਾ ਤਰੀਕੇ ਨਾਲ ਧਿਆਨ ਨਾਲ ਸੋ ਸਾਰੇ ਹੱਸਦੇ ਵੱਸਦੇ ਦੇ ਖੁਸ਼ ਰਹੋ ਓਏ ਆ ਜਾ ਦੋ ਦੋ ਪੈਗ ਮਾਰੀਏ ਸਹੇਲੀ ਤੇਰੀ ਵੀ ਤਾਂ ਛੱਡ ਗਈ ਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਤੁਹਾਡੇ ਆਪਣੇ ਲੋਹੜੀ ਦੇ ਸੱਤਾ ਅਤੇ ਗਾਣਾ ਆ ਰਿਹਾ ਜੀ ਦੋ ਦੋ ਪੈਗ ਉਹਦੇ 'ਤੇ ਤੁਸੀਂ ਮੰਗਣੇ ਪਾਉਣੇ ਨੇ ਹੈਪੀ ਲੋਹੜੀ ਦੇ ਯਾਨੀ ਕਿ ਹੈਪੀ ਲੋਹੜੀ ਸਾਰਿਆਂ ਨੂੰ ਠੀਕ ਹੈ ਜੀ ਅਤੇ ਹੋਰ ਵੀ ਜਿਹੜੇ ਆਪਣੇ ਗਾਣੇ ਦੇਸੀ ਕੁੜੀ ਆ ਰਹੇ ਸਾਰਿਆਂ ਨੇ ਇੰਜੋਏ ਕਰਨਾ ਹੈ ਅੱਗ ਧਿਆਨ ਨਾਲ ਲਾਉਣੀ ਹੈ ਧੂਣੀ ਜਿਹੜੀ ਬਲਦੀ ਹੋਵੇ ਠੀਕ ਹੈ ਜੀ ਹੈਪੀ ਲੋਹੜੀ ਆ ਜਾ ਦੋ ਪੈਗ ਮਾਰੀਏ